ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨਾ ਕੋਏ ਸਹਿਜ ਮਿਲੈ ਮਿਲਿਆ ਪਰਵਾਨ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦੇ ਰੜਾਵੈ ਅਕਥ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤਿਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੈ ਆਪੇ ਦੇਖੈ ਹਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀਆਇਆ ਪੜ ਪੜ ਭੁੱਲ ਹੈ ਚੋਟਾ ਖਾਹੇ ਬਹੁਤ ਸਿਆਣਪ ਆਵਹ ਜਾਹੇ ਨਾਮ ਜਪੈ ਭਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨ ਬਸਾ ਪਰਮਤ ਡੋਲਤ ਭਏ ਉਦਾਸਾ ਮਨ ਮੈਲੈ ਸੂਚਾ ਕਿਉਂ ਹੋਏ පාච මිල පාව පත සෝයි ආචාර විචාර ශරීර ආද ජුගාද සහජ මන තීර පාල පංකජ මහ කෝට උදාරේ කර කිරපා ගොර මේල ප්‍යාරේ කේස ආග ප්‍රව තුද සානාහි තෝද වෙන දුජා මෑ කෝ නාහි ජ්‍යෝ තෝද පාව ත්‍යෝ රාඛර ජායි නානක සහජ පායි ගුණ ගායි කේස ආග ප්‍රව තුද සාලාහි තෝද දෙන දුජා මෑ කෝ නාහි ජ්‍යෝ තුද පාව ත්‍යෝ රාඛර ජායි නානක සහජ පායි ගුණ ගායි වාහිගුරු ජී කා ખાલસા වාහිගුරු ජී කී ફતહ તનાસરી મહલ્લા પહેલા सहज मिले मिलिया परवान ना ते स्मरण ना आवण जान ठाकुर मह दास दास मह सोए जह देखा तह अवर ना कोए।